ਦਾ ਗੱਭਰੂ ਨਾ ਬੁਲਟ ਤੇ ਬੈਠ ਗਈ, ਸੂਈ ਸੌ ਤੋਂ ਨੀ ਥੱਲੇ ਲੱਗਦੀ, ਹਾਏ ਵੇ ਮੈਂ ਕਿਆ ਲੰਘ ਗਿਆ ਕਾਲ ਜੀ ਉਤਾਰ ਦੇ, ਕਹਿੰਦਾ ਮੈਨੂੰ ਨੀ ਬਰੇਕ ਲੱਭਦੀ, ਹਾਏ ਵੇ ਮੈਂ ਕਿਆ ਲੰਘ ਗਿਆ ਕਾਲ ਜੀ ਉਤਾਰ ਦੇ, ਕਹਿੰਦਾ ਮੈਨੂੰ ਨੀ ਬਰੇਕ ਲੱਭਦੀ। ਮੈਨੂੰ ਨੀ ਬਰੇਕ ਲੱਭਦੀ, ਕਹਿੰਦਾ ਮੈਨੂੰ ਨੀ ਬਰੇਕ ਲੱਭਦੀ।